प्यार हुंदा फुला तो मलूक सोनिया, जिमें हुंदी मोरनी दी कूक सोनिया। दूर किते जंगलां च नचदी फिरे, शहर तक सुन जांदी हूक सोनिया। सज्जन राजी हो जवे फिर भी ओ रोला नहीं ओ पाईदा पागला। सज्जन राजी हो जवे फिर भी ओ रोला नहीं ओ पाईदा पागला। इशक हुंदा हीरिया दे वरगा, जग तो लुकाईदा पागला। सज्जन राजी हो जवे फिर भी ओ रोला नहीं ओ पाईदा। पागला इशक हुंदा हीरिया दे वरगा, जग तो लुकाईदा पागला। सज्जन राजी हो जवे फिर भी ओ रोला नहीं ओ पाईदा पागला। रस्मा न्यारिया ओ खुद नू बचाईदा पागला। या जग दिया रस्मा न्यारिया ओ खुद नू बचाईदा पागला। इशक हुंदा हीरिया दे वरगा, ओ जग तो छुपाईदा पागला। सज्जन राजी हो जवे फिर भी ओ रोला नहीं ओ पाईदा पागला। ਤੈਨੂੰ ਕਦੋਂ ਜੱਚੀਆਂ ਪਰੀਤੀਆਂ, ਪਿਆਰ ਤੰਦਾ ਕੱਚੀਆਂ ਬੇਵਕੂਫਾ ਓਏ ਸਮਾਂ ਨਹੀਂ ਪਲਾਈਦਾ ਪਾਗਲਾ। ਪਿਆਰ ਤੰਦਾ ਕੱਚੀਆਂ ਬੇਵਕੂਫਾ ਓਏ ਸਮਾਂ ਨਹੀਂ ਪਲਾਈਦਾ ਪਾਗਲਾ। ਇਸ਼ਕ ਹੁੰਦਾ ਹੀਰਿਆਂ ਦੇ ਵਰਗਾ, ਉਹ ਜੱਗ ਤੋਂ ਲੁਕਾਈਦਾ ਪਾਗਲਾ। ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੌਲਾ ਨਹੀਂ ਉਹ ਪਾਈਦਾ। ਕਿ ਦੁਨੀਆ ਤਾਂ ਮਸਲੇ ਪਾਲਦੀ, ਕਿ ਮਾੜੀ ਮੇਹੀ ਗੱਲ ਵੀ ਉਛਾਲਦੀ, ਉਤਾਰ ਦਿੰਦੀ ਖੱਲ ਵੀ ਇਹ ਵਾਲਦੀ, ਤੇ ਆਸ਼ਕਾਂ ਦੀ ਜਿੰਦੜੀ ਨੂੰ ਗਾਲਦੀ। ਰੂਹ ਤੇਰੀ ਸਦਰਾ ਨੂੰ ਪਾਲਦੀ, ਉਹ ਦਿਲ ਨਹੀਂ ਦੁਖਾਈਦਾ ਪਾਗਲਾ। ਕਿ ਰੂਹ ਤੇਰੀ ਸਦਰਾ ਨੂੰ ਪਾਲਦੀ, ਉਹ ਦਿਲ ਨਹੀਂ ਦੁਖਾਈਦਾ ਪਾਗਲਾ। ਇਸ਼ਕ ਹੁੰਦਾ ਹੀਰਿਆਂ ਦੇ ਵਰਗਾ, ਉਹ ਜੱਗ ਤੋਂ ਲੁਕਾਈਦਾ ਪਾਗਲਾ। ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੌਲਾ ਨਹੀਂ ਉਹ ਪਾਈਦਾ। ਪਰੋਲਵੀ ਮੂਰਖ ਸੁਰਾਂ ਨੂੰ ਜ਼ਰਾ ਛੋਲਵੀ, ਸਰਤਾਜ ਐਦਾਂ ਨਹੀਂ ਉਹ ਗਾਈਦਾ ਪਾਗਲਾ। ਸੁਰਾਂ ਨੂੰ ਜ਼ਰਾ ਛੋਲਵੀ, ਸਰਤਾਜ ਐਦਾਂ ਨਹੀਂ ਉਹ ਗਾਈਦਾ ਪਾਗਲਾ। ਇਸ਼ਕ ਹੁੰਦਾ ਹੀਰਿਆਂ ਦੇ ਵਰਗਾ, ਉਹ ਜੱਗ ਤੋਂ ਲੁਕਾਈਦਾ ਪਾਗਲਾ। ਸੱਜਣ ਰਾਜ਼ੀ ਹੋ ਜਾਵੇ फिर भी ओ रोला नहीं ओ पैदा। प्यार हुंदा फुल्ला तो मलूक सोनिया, जिवें हुंदी मोरनी दी कूक सोनिया, दूर कित्ते जंगलां च नचदी फिरे शहर तक।